ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਲੋਕ ਮਹੱਲਾ ਤੀਜਾ ਜਿਨ ਕਉ ਸਤਿਗੁਰ ਭੇਟਿਆ ਹਰ ਕੀਰਤ ਸਦਾ ਕਵਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸਮਾਹਿ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕਾ ਮਨ ਵਸਿਆ ਸੱਚਾ ਸ਼ਬਦ ਸਮਾਹਿ ਕੋਲ ਉਧਾਰ ਹੈ ਆਪਣਾ ਮੁਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨ ਜਾਨ ਪਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹਿ ਮਹੱਲਾ ਤੀਜਾ ਹਉ ਮੈਂ ਅੰਦਰ ਖੜਕ ਹੈ ਖੜਕ ਖੜਕ ਵਿਹਾਏ ਹਉ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕਉ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰ ਹਉ ਮੈਂ ਸ਼ਬਦ ਜਲਾਏ ਪੌੜੇ ਹਰ ਨਾਮ ਹਮਾਰਾ ਪ੍ਰਭ ਅਗਤ ਅਗੋਚਰ ਅਬਿਨਾਸੀ ਪੁਰਖ ਵਿਦਾਤਾ ਹਰ ਨਾਮ ਹਮ ਸਰੇਵਾ ਹਰ ਹਰ ਨਾਮ ਹਮ ਪੂਜਾ ਹੈ, ਹਰ ਨਾਮ ਹੀ ਮਨ ਰਤਾ, ਹਰ ਨਾਮ ਜੇ ਵਡ ਕੋਈ ਅਵਰ ਨਾ ਸੁਜੈ, ਹਰ ਨਾਮ ਅੰਤ ਛਡਾਤਾ, ਹਰ ਨਾਮ ਦੀਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਹੋ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ, ਹਰ ਨਾਮ ਦੀਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਹੋ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਜੇ ਤੋ ਮਿਲਿਆ ਹਰ ਨਾਮ ਮੈਂ ਜਾਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ, ਜਿਨ ਕਉ ਸਤਿਗੁਰ ਭੇਟਿਆ, ਸੇ ਹਰ ਕੀਰਤ ਸਦਾ ਕਮਾਹਿ, ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚਾ ਸ਼ਬਦ ਸਮਾਹੇ, ਰਾਗ ਵਡਹੰਸ ਦੀ ਵਾਰ ਦੀ ਪੌੜੀ ਸੋਲਵੀਂ ਸਲੋਕਾਂ ਨਾਲ